It's your boy, money on July. Yo, honey, singer. ਪਹਿਲਾਂ ਬਾਲ ਜੇ ਪੂਰੇ ਕਰਕੇ ਤਿੰਨ ਚਾਰ ਜਮਾਤਾਂ ਪੜ੍ਹ ਕੇ ਹੱਥ ਆਈਫੋਨ ਜਿਹਾ ਫੜ ਕੇ ਮਿਸ ਕਾਲਾਂ ਮਾਰਦੀਆਂ ਸਿਫਤਾਂ ਕਰਦਾ ਰਹਿੰਦਾ ਏ ਮੁੰਡਾ ਮੁੰਡਿਆਂ ਦੀਆਂ ਜਿਹੜੀਆਂ ਪਾਉਂਦਾ ਹੱਸੀ ਮੈਂ ਚਿੱਠੀਆਂ ਵਿੱਚ ਗੱਲਾਂ ਮਿੱਠੀਆਂ ਉਹ ਪਾੜ ਕੇ ਨਹੀਂ ਸੀ ਸਿੱਟੀਆਂ ਤੇਰੀ ਮਾਂ ਨੇ ਖਿਲਾਰਦੀਆਂ ਕਰਦਾ ਰਹਿੰਦਾ ਏ ਮੁੰਡਾ ਮੁੰਡਿਆਂ ਦੀਆਂ ਪਹਿਲਾਂ ਆਪੇ ਘਰੇ ਬੁਲਾ ਕੇ ਉਤੋਂ ਮੱਲਕ ਕੁੰਡੀ ਹਿਲਾ ਕੇ ਤੇਰੇ ਚਾਰੇ ਵੀਰਾਂ ਆ ਕੇ ਮੇਰੇ ਪੈਂਟੀਆਂ ਚਾੜਦੀਆਂ ਕਰਦਾ ਰਹਿੰਦਾ ਏ ਮੁੰਡਾ ਮੁੰਡਿਆਂ ਦੀਆਂ ਪਹਿਲਾਂ ਬਾਲ ਜੇ ਪੂਰੇ ਕਰਕੇ ਤਿੰਨ ਚਾਰ ਜਮਾਤਾਂ ਪੜ੍ਹ ਕੇ ਹੱਥ ਆਈਫੋਨ ਜਿਹਾ ਫੜ ਕੇ ਮਿਸ ਕਾਲਾਂ ਮਾਰਦੀਆਂ